ਦੀ ਬਾਣੀ ਉਸ ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਉਸ ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਇਹ ਜੋ ਅੱਖਰ ਜੁੜਦੇ ਨੇ ਉਹ ਜਸੜਾ ਉਹਦੀ ਹੀ ਐ ਆਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਆਵੇ ਹਯਾਤ ਵਿੱਚੋਂ ਯਾਰਾ ਤੁਬਕਾ ਤਾਂ ਛਕਾ ਦੇ ਸਾਨੂੰ ਅਲਝੇ ਹੋਇਆਂ ਨੂੰ ਅਸਲ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਜੇ ਅਸਲ ਗਿਆਨ ਹੈ ਵੇਦਾਂ ਦਾ ਉਹ ਦੱਸ ਕਾ ਨਫ਼ਰਤ ਕਰਦਾ ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ ਛੱਡ ਝਗੜ ਝਮੇਲਿਆਂ ਨੂੰ ਪਾ ਲੈ ਜੱਫੀ ਜਿਆਂ ਸਹਿਮਤ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ